ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪ ਸ੍ਰੀ ਮਹੱਲਾ ਪੰਜਵਾਂ ਘਰ ਦੂਜਾ ਸੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕੋ ਸਮਰੱਥ ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕੋ ਸਮਰੱਥ ਸੰਤ ਜਿਉ ਜਾਨ ਹੋ ਤਿਉ ਰਾਖ ਹਰ ਪ੍ਰਭ ਤੇਰਿਆ ਕੀਤੇ ਗਣੋ ਅਸੰਖ ਅਵਗੁਣ ਮੇਰਿਆ ਅਸੰਖ ਅਵਗਣ ਖਤੇ ਫੇਰ ਨਿਤ ਪ੍ਰਤ ਸਦ ਭੁਲਿਆ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਭੁਲਿਆ ਲੋਕ ਕਰਤ ਬੇਕਾਰ ਬਿਖੜੇ ਪ੍ਰਭ ਨੇਰ ਹੋ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਡ ਭਵਜਲ ਫੇਰਿਆ ਸਲੋਕ ਨਿਰਤ ਨਾ ਪਵੈ ਅਸੰਖ ਗੌੜ ਉੱਚਾ ਪ੍ਰਭ ਕਾ ਨਾਉ ਨਾਨਕ ਕੀ ਬੇਨੰਤੀ ਆ ਮਿਲੈ ਨਿਥਾਵੇਂ ਥਾਉ ਸੰਤ ਦੂਸਰ ਨਾਹੀਂ ਥਾਉ ਤਾਪੈ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨਹ ਚਿੰਦਿਆ ਪਾਈਐ ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉਂ ਲਿਵ ਲਾਈਐ ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸਲੋਕ ਰੇ ਮਨ ਤਾ ਕੋ ਧਿਆਈਐ ਸਭ ਵਿਦ ਜਾ ਕੈ ਹਾਥ ਰਾਮ ਨਾਮ ਧਨ ਸੰਚੀਐ ਨਾਨਕ ਨਿਭੈ ਸਾਥ ਸੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹਿ ਕੋਈ ਪੰਥਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਅਲ ਪੂਰ ਰਹਿਆ सर्वदाता प्रभ धनी गोपाल गोविंद अंत नाही बेअंत गुण ताके क्या गनी पद शरण स्वामी सुख है जामी तिस बिना अन नाही कोई बिनवंत नानक दया तारो तिस प्राप्त नाम होए सलोक चित जे चित लिया सो मैं पाया नानक नाम ते आए सुख सबाया संत अब मन छूट गया साधु संग मिले गुरमुख नाम लया ज्योति जो तरले हर नाम सिमरत मिटे किल बिख बुद्धि तप्त अघानिया गह भुजाली ने दया कीने आपने कर मानिया ले अंक लाए हर मिलाए जन्म मरना दुख जले दिनवंत नानक दया तारे मेल लीने एक पले ले अंक लाए हर मिलाए जन्म मरना दुख जले बिनवंत नानक दया पारी मेल लीने एक पले वाहिगुरु जी का खालसा वाहिगुरु जी की फतेह जय तसरी महला पंजवा घर दूजा संत एक ओंकार सतगुर प्रसाद सलोक ऊंचा अगम्य अपार प्रभ कथन न जाए अकथ नानक प्रभ शरणागति रखन कौ समरथ।